ਚਮ ਚਮੇ ਵਰਸਣਗੇ ਮੇਰੀ ਦੀਦ ਨੂੰ ਤਰਸਣਗੇ ਚਮ ਚਮੇ ਵਰਸਣਗੇ ਮੇਰੀ ਦੀਦ ਨੂੰ ਤਰਸਣਗੇ ਨੈਣ ਤੇਰੇ ਨਾਲ ਤਰਸੂਗਾ ਦਿਲ ਤੇਰਾ ਮੇਰਾ ਦੀਵਾਨਾ ਬਣ ਗਈ ਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਦਾ ਹੈ ਮੇਰਾ ਮੇਰਾ ਦੀਵਾਨਾ ਬਣ ਗਈ ਨੂੰ ਕਰੂ ਪਾਗਲ ਮੇਰੇ ਕਾਤਲ ਤੇਰੇ ਨਾਲ ਵਾਦਾ ਹੈ ਮੇਰਾ ਮਾਰੇਗੀ ਗੇੜਾ ਮੇਰਾ ਦੀਵਾਨਾ।